ਸਾਨੂੰ ਪਿਆਰ ਕਰਦਾ ਹੈ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਹੈ, ਅਸੀਂ ਰੋਲਦੇ ਫਿਰਦੇ ਸਾਂ, ਅਸੀਂ ਰੋਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਹੈ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਹੈ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ, ਦਿਲਾਂ ਵਿੱਚ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਸ਼ਾਮਾਂ ਨੂੰ, ਪਿਆਰ ਦੀਆਂ ਠੰਡੀਆਂ ਸ਼ਾਮਾਂ ਨੂੰ। ਵੇਖੋ ਜੀ ਰੱਬ ਦਾ ਪਿਆਰ ਜਿਹੜਾ ਸਭ ਤੋਂ ਵੱਖਰਾ ਹੈ, ਵੇਖੋ ਜੀ ਰੱਬ ਦਾ ਪਿਆਰ ਜਿਹੜਾ ਸਭ ਤੋਂ ਵੱਖਰਾ ਹੈ। ਜਿਨ੍ਹਾਂ ਨੂੰ ਮਾਫੀ ਮਿਲ ਗਈ ਹੈ ਉਹਨਾਂ ਦੇ ਬਾਗ ਜਾਗੇ ਨੇ, ਅੱਖਾਂ ਵਿੱਚ ਖੁਸ਼ੀਆਂ ਵਸੀਆਂ ਨੇ, ਦਿਲਾਂ ਵਿੱਚ ਜਾਣਨ ਹੋ ਗਏ ਨੇ, ਦਿਲਾਂ ਵਿੱਚ ਜਾਣਨ ਹੋ ਗਏ ਨੇ। ਵੇਖੋ ਜੀ ਰੱਬ ਦਾ ਪਿਆਰ ਜਿਹੜਾ ਜਗ ਤੋਂ ਵੱਖਰਾ, ਵੇਖੋ ਜੀ ਰੱਬ ਦਾ ਪਿਆਰ ਜਿਹੜਾ ਜਗ ਤੋਂ ਵੱਖਰਾ। ਅਸੀਂ ਰੋਲਦੇ ਫਿਰਦੇ ਸਾਂ, ਅਸੀਂ ਰੋਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਹੈ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਹੈ। ਛਪੇਰੇ ਖੁਸ਼ੀਆਂ ਦੇ ਫੁੱਲ ਸਜਦੇ ਸਜਦੇ ਨੇ, ਹੁਣ ਚਾਰ ਛਪੇਰੇ ਖੁਸ਼ੀਆਂ ਦੇ ਫੁੱਲ ਸਜਦੇ ਸਜਦੇ ਨੇ, ਅਰਸ਼ਾਂ ਦੇ ਬਾਰਿਸ਼ ਹੋ ਗਏ ਨੇ, ਜਿਹੜੇ ਕਦਮੀ ਲੱਗ ਗਏ ਨੇ, ਜਿਹੜੇ ਕਦਮੀ ਲੱਗ ਗਏ ਨੇ, ਸਾਡੇ ਉਜੜੀ ਬਾਗਾਂ ਨੂੰ ਸੁਨੇ ਹਾਂ ਵਸਾਇਆ, ਬਾਗਾਂ ਨੂੰ ਯਿਸੂ ਨੇ ਆਣ ਵਸਾਇਆ। ਅਸੀਂ ਰੋਲਦੇ ਫਿਰਦੇ ਸਾਂ, ਅਸੀਂ ਰੋਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਹੈ, ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਹੈ, ਅਸੀਂ ਰੱਬ ਦੇ ਬੰਦੇ।